ਮੈਂ ਫਿਰਦਾ ਸੀ ਕੁੜੀਆਂ ਨੂੰ ਪੱਟਦਾ, ਸਾਰਾ ਕੰਮ ਸੀ ਉਹ ਮੇਰਾ ਖੱਬੇ ਹੱਥ ਦਾ। ਜਾਦੂ ਕਰ ਗਈ ਬਲੈਕ ਤੇਰੀ ਅੱਖ ਦੀ ਗਟਾਰ, ਬੱਲੇ ਤੇਰੇ ਨੀ ਮਜਾਜਣੇ। ਵੱਡੇ ਤੂੰ ਸ਼ਿਕਾਰੀ ਦਾ ਨੀ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ। ਸਿਰੇ ਦੇ ਸ਼ਿਕਾਰੀ ਦਾ ਤੂੰ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ, ਤੇਰੇ ਨੀ ਮਜਾਜਣੇ। ਤੇਰਾ ਨੋਸ ਪਿੰਨ ਮਾਰੇ ਖੰਜਰਾ ਜੀ ਚਮਕਾਰ, ਬੱਲੇ ਤੇਰੇ ਨੀ ਮਜਾਜਣੇ। ਵੱਡੇ ਤੂੰ ਸ਼ਿਕਾਰੀ ਦਾ ਨੀ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ। ਸਿਰੇ ਦੇ ਸ਼ਿਕਾਰੀ ਦਾ ਤੂੰ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ, ਤੇਰੇ ਨੀ ਮਜਾਜਣੇ। ਉਹਦੇ ਪਿਆਰ ਵਾਲੇ ਫੀਵਰ ਨੇ, ਕਰਦਾ ਬਿਮਾਰ, ਬੱਲੇ ਤੇਰੇ ਨੀ ਮਜਾਜਣੇ। ਵੱਡੇ ਤੂੰ ਸ਼ਿਕਾਰੀ ਦਾ ਨੀ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ। ਸਿਰੇ ਦੇ ਸ਼ਿਕਾਰੀ ਦਾ ਤੂੰ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ, ਤੇਰੇ ਨੀ ਮਜਾਜਣੇ। ਭੁੱਲ ਗਿਆ ਪੜਿਆ ਪੜਾਇਆ ਮੈਂ, ਹੁਣ ਕਰ ਗਈ ਹਾਨੀ ਤੂੰ ਹੱਸ ਕੇ, ਬੜਾ ਚਿਰ ਤੇਰੇ ਲਾਰਿਆਂ ਸਤਾਇਆ ਮੈਂ। ਸਾਡੇ ਦਿਲ ਦੀ ਤੂੰ ਬਣ ਗਈ ਐ, ਸਾਡੇ ਦਿਲ ਦੀ ਤੂੰ ਬਣ ਗਈ ਐ ਸੱਚੀ ਸਰਕਾਰ, ਬੱਲੇ ਤੇਰੇ ਨੀ ਮਜਾਜਣੇ। ਵੱਡੇ ਤੂੰ ਸ਼ਿਕਾਰੀ ਦਾ ਨੀ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ। ਸਿਰੇ ਦੇ ਸ਼ਿਕਾਰੀ ਦਾ ਤੂੰ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ, ਤੇਰੇ ਨੀ ਮਜਾਜਣੇ। ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ। ਸਿਰੇ ਦੇ ਸ਼ਿਕਾਰੀ ਦਾ ਤੂੰ ਕਰਦਾ ਸ਼ਿਕਾਰ, ਬੱਲੇ ਤੇਰੇ ਨੀ ਮਜਾਜਣੇ, ਤੇਰੇ ਨੀ ਮਜਾਜਣੇ।